Svatnama Srivahe Guru Sahib Ji ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰ ਬਿਨ ਹੁਕਮ ਨ ਬੁਝਿਆ ਪਿਆਰੇ ਸੱਚੇ ਸੱਚਾ ਤਾਣ ਹੁਕਮ ਅੰਦਰ ਨਿੰਮਿਆ ਪਿਆਰੇ ਹੁਕਮ ਉਦਰ ਮਜਹਾਰ ਹੁਕਮ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਹ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬੰਨ ਚਲਾਈਐ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸਬਦ ਪਛਾਣੀਐ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹੋਮ ਦੋਏ ਹੁਕਮੇ ਭਵੈ ਭਵਾਈਆ ਪਿਆਰੇ ਅਵਗਣੇ ਮੁੱਠੀ ਰੋਏ ਹੁਕਮਾ ਸਿਆਪਾ ਸਾਹ ਕਾ ਪਿਆਰੇ ਸੱਚ ਮਿਲਾ ਵਡਿਆਈ ਹੋਏ ਆਖਣ ਔਖਾ ਆਖੀਆ ਪਿਆਰੇ ਕਿਉਂ ਸੁਣੀਆ ਸੱਚ ਨਾਉ ਜਿਨੀ ਸੋ ਸਾਲਾਹਿਆ ਪਿਆਰੇ ਹੋ ਤਿਨ ਬਲਿਹਾਰਾ ਜਾਓ ਨਾਉ ਮਿਲਾ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਗਦ ਜੇ ਚੀਆ ਪਿਆਰੇ ਮਨ ਮਸਵਾਣੀ ਧਾਰ ਗਲਤਾ ਲੇਖਣ ਸੱਚ ਕੀ ਪਿਆਰੇ ਹਾਰੇ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖਾ ਉਰ ਧਾਰ ਕਾਇਆ ਕਾਗਦ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਨਾਨਕਾ ਪਿਆਰੇ ਸਾਚ ਲਿਖਾ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਜਿਨੇ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।